ਇਸ ਇਸ਼ਕ ਵਿੱਚ ਰੱਬ ਦਿਸਦਾ ਇਸ਼ਕ ਲਗਾ ਮੇਰੇ ਮਾਹੀ ਦਾ ਇਹ ਰੰਗ ਹੈ ਇਸ਼ਕ ਇਲਾਹੀ ਦਾ ਮੈਨੂੰ ਇਸ਼ਕ ਲਗਾ ਮੇਰੇ ਮਾਹੀ ਦਾ ਜਦੋਂ ਸੋਹਣੇ ਮਾਹੀ ਦਾ ਦੀਦਾਰ ਹੋ ਗਿਆ ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ ਪਿਆਰ ਹੋ ਗਿਆ ਬੇਸ਼ੁਮਾਰ ਹੋ ਗਿਆ ਸੱਚੀ ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ ਸੇਨ ਚੋਲੀ ਵਿੱਚ ਪਾਏ ਰੱਬ ਨੇ ਸਾਰੀ ਦੁਨੀਆ ਦੇ ਗੁੰਮ ਭੁਲਾਏ ਰੱਬ ਨੇ ਹਸੇਨ ਚੋਲੀ ਵਿੱਚ ਪਾਏ ਰੱਬ ਨੇ ਸਾਰੀ ਦੁਨੀਆ ਦੇ ਗੁੰਮ ਭੁਲਾਏ ਸੱਚੀ ਮੁੱਚੀ ਰੱਬਾ ਮੈਂ।